ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਰਾਮ ਕਲੀ ਮਹੱਲਾ ਪੰਜਵਾ ਬੀਜ ਮੰਤਰ ਹਰ ਕੀਰਤਨ ਗਾਓ ਆਗ ਬਿਲੀਨ ਥਾਵੇ ਥਾਓ ਗੁਰਪੁਰ ਕੀ ਚਰਣੀ ਲਾਗ ਜਨਮ ਜਨਮ ਕਾ ਸੋਇਆ ਜਾਗ ਬੀਜ ਮੰਤਰ ਹਰ ਕੀਰਤਨ ਗਾਓ ਆਗ ਮਿਲੀਨ ਥਾਵੇ ਥਾਓ ਗੁਰਪੁਰ ਕੀ ਚਰਣੀ ਲਾਗ ਜਨਮ ਜਨਮ ਕਾ ਸੋਇਆ ਜਾਗ ਹਰ ਹਰ ਜਪ ਜਪਲਾ ਗੁਰ ਕਿਰਪਾ ਤੇ ਹਿਰਦੈ ਵਸੈ ਪਾਉ ਜਲ ਪਾਰ ਪਰਲਾ ਰਹਾਉ ਨਾਮ ਨਿਧਾਨ ਧਿਆਏ ਮਨ ਅਟਲ ਪਟਲ ਗੁਰ ਕਾ ਸ਼ਬਦ ਅੰਮ੍ਰਿਤ ਰਸ ਪੀਓ ਤਾ ਤੇਰਾ ਹੋਏ ਨਿਰਮਲ ਜੀਓ ਸੋਦਤ ਸੋਦ ਵਿਚਾਰਾ ਬਿਨ ਹਰ ਭਗਤ ਨਹੀਂ ਛੁਟਕਾਰਾ ਸੋ ਹਰ ਭਜਨ ਸਾਧਕ ਸੰਗ ਮਨ ਤਨ ਰਾਪੈ ਹਰ ਕੈ ਰੰਗ ਛੋੜ ਸਿਆਣਪ ਬਹੁ ਚਤੁਰਾਈ ਮਨ ਬਿਨ ਹਰ ਨਾਵੈ ਜਾਏ ਨਾ ਕਾਈ ਦਇਆ ਤਾਰੀ ਗੋਵਿੰਦ ਗੋਸਾਈ ਹਰ ਹਰ ਨਾਨਕ ਛੋੜ ਸਿਆਣਪ ਬਹੁ ਚਤੁਰਾਈ मन बिन हर नावे जाए न काई दया तारी गोविंद गोसाई हर हर नानक टेक टकाई वाहेगुरु जी का खालसा वाहे गुरु जी की फतेह। राम कली महला पंजवा बीज मंत्र हर कीर्तन गाओ अग मिली निथावे थाओ गोरपुर की चरणी लाग जन्म जन्म का सोया जाग।